ਹਾਂ ਇਕੱਠੇ ਹੋਣ ਯਾਰ ਜਦ ਸਾਰੇ ਓਏ ਖਾਲੀ ਦਿਸਣ ਬੋਤਲਾਂ ਖਾਰੇ ਇਕੱਠੇ ਹੋਣ ਯਾਰ ਜਦ ਸਾਰੇ ਓਏ ਖਾਲੀ ਦਿਸਣ ਬੋਤਲਾਂ ਖਾਰੇ ਜਾਣ ਜਾਣ ਕੇ ਆਪਾਂ ਫਿਰ ਕਿਸੇ ਨਾਲ ਖੇਨੇ ਆ ਖੜਕਾ ਦਰ